ਦੇ ਸਾਦੇ ਢੰਗ ਨਾਲ ਆਖੀਏ ਭਾਵੇਂ ਰਮਜ ਹੋਵੇ ਬਾਰੀਕ ਇੱਥੇ ਕੋਈ ਕਿਸੇ ਤੋਂ ਘੱਟ ਨਹੀਂ ਜੀ ਇੱਥੇ ਕੋਈ ਕਿਸੇ ਤੋਂ ਘੱਟ ਨਹੀਂ ਸਭ ਇੱਕ ਤੋਂ ਇੱਕ ਵਧੀਕ ਪਹਿਲਾਂ ਕਈ ਹਜ਼ਾਰਾਂ ਸਾਲ ਸੀ ਜੀ ਪਹਿਲਾਂ ਕਈ ਹਜ਼ਾਰਾਂ ਸਾਲ ਸੀ ਹੁੰਦੇ ਸਾਇੰਸਦਾਨ ਗਰੀਕ ਫਿਰ ਵੀ ਅਮਰੀਕਾ ਦੇ ਨਾਮ ਤੋਂ ਰੱਖਦੇ ਪੁੱਤ ਦਾ ਨਾਂ ਅਮਰੀਕ ਜਾਂਦੀ ਦੋਸਤੋਂ ਇੱਥੋਂ ਇੰਗਲਿਸਤਾਨਾ ਤੀਕ ਉੱਥੇ ਕੁੜੀ ਉਹ ਫੇਰਾ ਗਾਮ ਦੀ ਸ਼ਹਿਰ ਵਸਨੀਕ ਖੁਦ ਵੀ ਪੜਿਆ ਹੁੰਦਾ ਕਾਸ਼ ਦੇ ਖੁਦ ਵੀ ਪੜਿਆ ਹੁੰਦਾ ਕਾਸ਼ ਉਹਨਾਂ ਨੇ ਬਾਈਬਲ ਵਾਲਾ ਸਟੀਕ ਸਾਰੀ ਦੁਨੀਆ ਸਾਂਝੀ ਮਾਨਤਾ ਖੁਦ ਵੀ ਪੜਿਆ ਹੁੰਦਾ ਕਾਸ਼ ਉਹਨਾਂ ਨੇ ਬਾਈਬਲ ਵਾਲਾ ਸਟੀਕ ਸਾਰੀ ਦੁਨੀਆ ਸਾਂਝੀ ਮਾਨਤਾ ਰੱਬ ਸਭ ਦੇ ਵਿੱਚ ਸ਼ਰੀਕ ਕਾਤੋਂ ਖਿੱਚਦੀ ਤੂੰ ਪਰਮਾਤਮਾ ਪਰਮਾਤਮਾ ਗੋਰੇ ਕਾਲੇ ਵਿੱਚੇ ਲੀਕ ਕੋਨੇ ਕਿਹੜੇ ਲੋਕ ਸ਼ਨਿਚਰੀ ਹੋਰੇ ਕਿਹੜੇ ਲੋਕ ਸ਼ਨਿਚਰੀ ਤੇ ਕਿਹੜੇ ਨੇ ਮੰਗਲੀਕ ਜੀ ਕੋਈ ਪਾਏ ਫਿਰੋਜ਼ਾ ਮੋਤੀ ਨੀਲਮ ਹੀਰਾ ਅਤੇ ਅਤੀਕ ਉਹ ਜੀ ਕੋਈ ਪਾਏ ਫਿਰੋਜ਼ਾ ਮੋਤੀ ਨੀਲਮ ਹੀਰਾ ਅਤੇ ਅਤੀਕ ਚੱਲ ਛੱਡ ਤੂੰ ਕੀ ਲੈਣਾ ਦੋਸਤਾ ਚੱਲ ਛੱਡ ਤੂੰ ਕੀ ਮਣੀਕ ਤੋਂ ਤੂੰ ਵਿੰਗ ਬੜੇ ਨੇ ਛੱਡ ਓ ਤੂੰ ਵਿੰਗ ਬੜੇ ਵੇ ਛੱਡ ਕੇ ਹੋਣਾ ਲੋਕਾਂ ਦੇ ਨਜ਼ਦੀਕ ਜੀ ਮੈਂ ਲੈ ਕੇ ਹਾਜ਼ਰ ਹੋ ਗਿਆ ਹੋ ਜੀ ਮੈਂ ਲੈ ਕੇ ਹਾਜ਼ਰ ਹੋ ਗਿਆ ਮੇਰੀ ਜਿੰਨੀ ਸੀ ਤੌਫੀਕ ਇਹੀ ਕਰੋ ਕਬੂਲ ਸਰੋਤਿਓ ਕਬੂਲ ਕਰੋ ਤੇ ਉਹ